ਚੱਤ ਬੋਲਦਾ ਬਨੇਰੇ ਉੱਤੇ ਕਾਂ ਲੱਭਣ ਮੈਂ ਲੱਗਾਂ ਤੇਰੀ ਰਾਹ ਫਿਕਰਾਂ ਚ ਲੰਘੀ ਜਾਂਦੀ ਵੇ ਹਾਏ ਮੇਰੇ ਤੇ ਤਰਸ ਥੋੜਾ ਖਾ ਵੇ ਪਈ ਜਾਂਦੇ ਹੌਲ ਹੌਲ ਹੌਲ ਹੌਲ ਕੁਝ ਤਾਂ ਤੂੰ ਬੋਲ ਹੈ ਸੁਣ ਲੈ ਵੇ ਮੇਰੇ ਇਹ ਦਿਲ ਜਾਨੀ ਆ ਤੈਨੂੰ ਮੈਂ ਕਹਿੰਦੀ ਆ ਤੂੰ ਰਹਿ ਲੈ ਮੇਰੇ ਕੋਲ ਕੋਲ ਕੋਲ ਕੋਲ ਕੁਝ ਤਾਂ ਤੂੰ ਬੋਲ ਹੈ ਸੁਣ ਲੈ ਵੇ ਮੇਰੇ ਸਾਰੀ ਰਾਤ ਜਾਣਾ ਕਰ ਤੈਨੂੰ ਯਾਦ ਜਾਣਾ ਅੱਖਾਂ ਵਿੱਚ ਆਉਂਦੀ ਤੇਰੇ ਨਾਂ ਦੀ ਬਰਸਾਤ ਜਾਣਾ ਰਾਹ ਤੇਰੀ ਤੱਕ ਤੱਕ ਕੱਟੀ ਅੱਧੀ ਜਿੰਦੜੀ ਮੈਂ ਬੋਲ ਕਿਵੇਂ ਕੱਟੀ ਜਾਵੇ ਅੱਧੀ ਤੇਰੇ ਬਾਅਦ ਜਾਣਾ ਕਰ ਲੈ ਖਿਆਲ ਥੋੜਾ ਆ ਕੇ ਮੇਰੇ ਨਾਲ ਬਾਹਾਂ ਵਿੱਚ ਪਰ ਸੀਨੇ ਸੇ ਲਗਾ ਲੇ ਔਰ ਫਿਰ ਨਾਂ ਛੋੜ ਛੋੜ ਛੋੜ ਛੋੜ ਦਿਲ ਮੇਰਾ ਤੋੜ ਹੈ ਸੁਣ ਲੈ ਵੇ ਮੇਰੇ ਵੇ ਦਿਲ ਜਾਨੀ ਆ ਤੈਨੂੰ ਮੈਂ ਕਹਿੰਦੀ ਆ ਤੂੰ ਰਹਿ ਲੈ ਮੇਰੇ ਕੋਲ ਕੋਲ ਕੋਲ ਕੋਲ ਦਿਲ ਨਾ ਤੂੰ ਤੋੜ ਹੈ ਸੁਣ ਲੈ ਵੇ ਜਾਵੇ ਮੈਨੂੰ ਕੁੱਟ ਕੇ ਸੀਨੇ ਦੇ ਨਾਲ ਲਾ ਜਾਵੇ।